smile. Ho rishte aaye si vadde vadde parivaran de. Tere chumke sohne lag rahe. Ditte si vicholiyan ne lalch vikaran de. Tu shayad kadi notice hi nahi kite. Pehla vi paye ne. Ho rishte aaye si vadde vadde parivaran de. Ditte si vicholiyan ne lalch vikaran de. Ho babiyan vichariyan ne kite tarle te ohne ditta na ne aa. ਲਾਲਾ ਗੋਰੀਏ ਨੀ ਮੁੰਡਾ ਪੱਚਦਾ ਈ ਤਾਂ ਹੋ ਗੋਰੀਆਂ ਬਾਵਾਂ ਦੇ ਵਿੱਚ ਲਾਲਾ ਗੋਰੀਏ ਨੀ ਮੁੰਡਾ ਪੱਚਦਾ ਈ ਤਾਂ ਹੋ ਗੋਰੀਆਂ ਬਾਵਾਂ ਦੇ ਵਿੱਚ ਲਾਲਾ ਗੋਰੀਏ ਨੀ ਮੁੰਡਾ ਪੱਚਦਾ ਈ ਤਾਂ।